ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਸਭ ਪੜ੍ਹ ਥੱਕੇ ਦੂਜਾ ਪਾਏ ਖੁਆਰ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜਾ ਪਾਏ ਖੁਆਰ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜਾ ਪਤ ਲਹਿ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵੇਣ ਮਨ ਮਾਰੇ ਕੋਈ ਨਾ ਸੁਜਈ ਵੇਖ ਕੋ ਲੇਵਲਾ ਭੇਖ ਧਾਰੀ ਤੀਰਥੀ ਭਾਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਾਰਾ ਸੱਚ ਰਹਿ ਲੇਵਲਾਏ ਨਾਨਕ ਇਸ ਮਨ की माल यों उतराए हों मैं सबद जलाए पौड़ी हार हार संत मिलहो मेरे पाई हार नाम दृढ़ाव हो एक किनका हार हार शिगार बनाव हो हार जान हार कापड़ पहरो खेमका ऐसा सीधार मेरे प्राप पावा हार लागा प्यारा प्रेम का हारे हारे नाम बोल हो दिन राती सब किल बिख काटा एक पल का हार हार दयाल हुआ जिस पर सो गुरमुख हार जाप जिनका हार हार ना बोलो दिन राती सब किल बिख काटा एक पल का हार हार दयाल हुआ जिस पर सो गुरमुख हार जाप जिनका वाहे गुरु जी का खालसा वाहे गुरु जी की फतेह सलोक महला तीजा पढ़ना गुड़ना संसार की कार है अंदर तृष्णा विकार हौमै विच सब पढ़ सके दूजा पाए खुआर राग सोरठ की वार पौड़ी इक्कीवीं श्लोका नाल